ਰਾਤੀ ਤੱਕ ਤੇਰਾ ਪਤਲਾ ਜਿਹਾ ਪਤਲਾ ਜਿਹਾ ਜਦੋਂ ਤੁਰਦੀ ਸਿਤਾਰਾ ਬਣ ਖਾਵੇ ਹੋਰ ਨੀ ਜੀ ਤੁਰ ਕੁੜੀਏ ਹੁਣ ਮੁੰਡਿਆਂ ਨੂੰ ਹੋਸ਼ ਕਿੱਥੋਂ ਆਵੇ ਲਗਣੀ ਦੀ ਅੱਖ ਵਾਲੀਏ ਲਗਣੀ ਦੀ ਅੱਖ ਵਾਲੀਏ ਲਗਣੀ ਦੀ ਅੱਖ ਵਾਲੀਏ ਸਭ ਕਿਲ ਤੇ ਤੂੰ ਕਬੂ ਰੁਖਵਾਰੇ ਉਹ ਦਾਰੂ ਬਦਨਾਮ ਕਰਦੀ ਨਾਮ ਕਰਦੀ ਇਹ ਤਾਨਾ ਤੇਰਿਆਂ ਦੇ ਤਾਰ ਉਹ ਦਾਰੂ ਬਦਨਾਮ ਕਰਦੀ ਤਾਨਾ ਤੇਰਿਆਂ ਦੇ ਕਾਰ ਦਾਰੂ ਬਦਨਾਮ ਕਰਦੀ ਨਾਮ ਕਰਦੀ ਇਹ ਤਾਨਾ ਤੇਰਿਆਂ ਦੇ ਕਾਰ ਤੇਰੇ ਆਹ ਦੇ ਕੋ ਤੇ